ਵੀ ਭੁੱਲ ਜਾਵਾ ਦੱਸ ਦੇ ਤੇਰੇ ਨਾਲ ਜੋ ਗੁਜ਼ਰੇ ਦਿਨ ਹੁਣ ਤੇ ਨਹੀਂ ਲੰਘਦੀਆਂ ਰਾਤਾਂ ਚੈਨ ਨੂੰ ਹੁਣ ਤੇਰੇ ਬਿਨ ਇੱਕ ਵਾਰੀ ਆ ਜਾ ਸਜਣਾ ਘਰ ਤੇਰਾ ਪਾ ਜਾ ਬਿਨ ਤੇਰੇ ਮਰਨਾ ਜਾਵਾ ਮੁੱਕਦੇ ਨਿਕਲਾ ਜਾ you like I would and we both